ਸਾਡੀ ਜ਼ਿੰਦਗੀ ਚ ਖਾਸ ਤੇਰੀ ਥਾਂ ਸੋਚੀ ਨਾ ਤੈਨੂੰ ਦਿਲੋਂ ਕੱਢਤਾ ਸਾਡੀ ਜ਼ਿੰਦਗੀ ਚ ਖਾਸ ਤੇਰੀ ਥਾਂ ਸੋਚੀ ਨਾ ਤੈਨੂੰ ਦਿਲੋਂ ਕੱਢਤਾ ਲੋਕੀ ਹੰਝੂਆਂ ਚੋਂ ਪੜ ਲੈਂਦੇ ਨਾ ਇਸੇ ਲਈ ਅਸੀਂ ਰੋਣਾ ਛੱਡਤਾ ਇਸੇ ਲਈ ਅਸੀਂ ਰੋਣਾ ਛੱਡਤਾ ਇਸੇ ਲਈ ਅਸੀਂ ਰੋਣਾ ਛੱਡਤਾ ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ ਮਾਹੀ ਮਾਹੀ ਅਸੀਂ ਦਰ ਨਾਲ ਲਾਉਣਾ ਸਿੱਖ ਲਿਆ ਲਈਏ ਡਰ ਦੇ ਨਾ ਕਦੇ ਤੇਰਾ ਨਾ ਲਈਏ ਡਰ ਦੇ ਨਾ ਕਦੇ ਤੇਰਾ ਨਾ ਤੇ ਹੱਕ ਵੀ ਜਤੋਣਾ ਛੱਡਦਾ ਲੋਕੀ ਹੰਝੂਆਂ ਚ ਪੜ ਲੈਂਦੇ ਇਸੇ ਲਈ ਅਸੀਂ ਰੋਣਾ ਛੱਡਤਾ ਦਿੰਦੇ ਨੇ ਸਹਾਰੇ ਅਸੀਂ ਹੱਸੇ